ਕਮ ਸੇ ਕਮ ਪਾੜਾ ਉੱਥੇ 90 ਮੀਲ ਦਾ ਜਾਂ 100 ਮੀਲ ਦਾ ਤਾਂ ਹੈ ਹੀ। ਉਹ ਧਰਤੀ ਵਾਂਗੂ ਉੱਤੇ ਨਾ ਕੀ ਤੁਰੇ ਜਾਂਦੇ ਹਨ। ਸਾਖੀ ਪੜ੍ਹੋ, ਭਾਈ ਬਾਲੇ ਨੂੰ ਅਤੇ ਮਰਦਾਨੇ ਨੂੰ ਇਹ 4 ਅੱਖਰ ਦਿੱਤੇ ਜਪਣ ਵਾਸਤੇ, ਅਤੇ ਆਪ ਓਹੰਗ ਸੋਹੰਗ ਕਰਦੇ ਜਾਂਦੇ ਹਨ। ਅਤੇ ਮਰਦਾਨਾ ਰੀਸੇ ਉਹਨੇ ਕਿਹਾ ਵੀ ਸਾਨੂੰ ਆਹ ਦੱਸਿਆ ਆ, ਆਪ ਇਹ ਕਰਦੇ ਹੋ ਵੀ ਲੱਗਾ ਓਹੰਗ ਸੋਹੰਗ, ਲੱਗਾ ਡੁੱਬਣ। ਕਹਿੰਦੇ ਮਰਦਾਨਿਆਂ ਕੀ ਗੱਲ, ਕਹਿੰਦੇ ਤੂੰ ਭਜਨ ਨਹੀਂ ਕਰਦਾ, ਕਹਿੰਦੇ ਤੁਸੀਂ, ਕਹਿੰਦੇ ਤੂੰ ਮੇਰੀ ਰੀਸ ਨਾ ਕਰ। ਇਹ ਓਹੰਗ ਅਤੇ ਸੋਹੰਗ, ਇਹ ਜਿਹੜਾ ਦੋਨੋਂ ਸ਼ਬਦ ਸਨ ਪੁਰਾਣਕ ਕਥਾਵਾਂ 'ਚ ਇਹ ਆਉਂਦਾ, ਇਹ ਨਾਮ ਸੋਹੰਗ, ਉਹ ਅਕਾਲ ਪੁਰਖ ਜੋ ਹੈ ਮੈਂ ਹੀ ਹਾਂ। ਗਲਤੀ ਨਹੀਂ ਹੈ, ਪਰ ਇਹਦੇ ਵਿੱਚ ਅਹੰਕਾਰ ਆਉਂਦਾ, ਓਹੰਗ ਅਤੇ ਸੋਹੰਗ, ਵੀ ਮੈਂ ਅਕਾਲ ਪੁਰਖ ਦੀ ਅੰਸ਼ ਹਾਂ। ਹੈਗਾ ਇਹ ਅਕਾਲ ਪੁਰਖ ਦੀ ਅੰਸ਼, ਪਰ ਇਹਦੀ ਇਸ ਵੇਲੇ ਹਾਲਤ ਕੀ ਹੈ, ਪੰਜਾਂ ਦੇ ਕਾਬੂ ਆਇਆ ਹੈ। ਪਾਪ ਕਰੇ ਪੰਚਾਂ ਕੇ ਬਸਰੇ, ਪੰਜਾਂ ਦੇ ਅਧੀਨ ਹੋਇਆ ਆ, ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਅਧੀਨ ਹੋਇਆ ਆ। ਜਰਾ ਉੱਥੇ ਵੀ ਧਿਆਨ ਰੱਖਣਾ ਗੁਰੂ ਰਾਮ ਸਿੰਘ ਦੇ ਹੁਕਮ ਵੱਲ ਕਿ ਬਾਣੀ ਰੋਜ਼ ਪੜ੍ਹਨੀ ਔਰ ਕੰਠ ਕਰਨੀ ਸਤਿਗੁਰੂ ਰਾਮ ਸਿੰਘ ਦਾ ਹੁਕਮ ਹੈ। ਉਹਨਾਂ ਇੱਦਾਂ ਹੀ ਲਿਖਿਆ ਕਿ ਜੇ ਇੱਕ ਪੰਗਤੀ ਰੋਜ਼ ਕੋਈ ਯਾਦ ਕਰੇਗਾ ਤਾਂ ਉਹਦੇ 30 ਪੰਗਤੀਆਂ ਮਹੀਨੇ 'ਚ ਯਾਦ ਹੋ ਜਾਣਗੀਆਂ। ਉਹਦੇ ਵਿੱਚੋਂ ਹੀ ਇਹ ਸੋਝੀ ਮਿਲੇਗੀ। ਕਹਿੰਦੇ ਪਾਪ ਕਰੇ ਪੰਚਾਂ ਕੇ ਬਸਰੇ, ਪੰਜਾਂ ਦੇ ਅਧੀਨ ਹੋਇਆ ਪਾਪ ਕਰਦਾ ਹੈ ਬ੍ਰਹਮ ਰੂਪ, ਪਰ ਇਸ ਨੂੰ ਜਨਮ ਦੇ ਸਾਰ ਹੀ ਇਹਦੇ ਉੱਤੇ, ਇਹ ਸਰੀਰ ਦੇ ਉੱਤੇ, ਸਰੀਰ ਰੂਪੀ ਪਿੰਡ ਦੇ ਉੱਪਰ ਕਬਜ਼ਾ ਮਨ ਦਾ ਹੋ ਗਿਆ, ਇਹਦੇ ਕਾਬੂ ਨਹੀਂ ਰਿਹਾ। ਇਹ 'ਤੇ ਮੈਂ ਥੋੜ੍ਹਾ ਜਿਹਾ ਇੱਕ ਸ਼ਬਦ ਲੈਣਾ। ਕਿਉਂ ਲੀਜੈ ਗੜ ਬੰਕਾ ਭਾਈ ਬਈ, ਕਿਉਂ ਲੀਜੈ ਗੜ ਬੰਕਾ ਭਾਈ, ਚੱਕੇ ਕਿਉਂ ਲੀਜੈ ਗੜ ਬੰਕਾ ਭਾਈ ਬਈ, ਕਿਉਂ ਲੀਜੈ ਗੜ ਬੰਕਾ ਭਾਈ। ਦੋਵਰ ਕੋਟ ਅਰ ਦੇਵਰ ਖਾਈ, ਦੋਵਰ ਕੋਟ ਅਰ ਦੇਵਰ ਖਾਈ, ਕਿਉਂ ਲੀਜੈ ਗੜ ਬੰਕਾ ਭਾਈ, ਕਿਉਂ ਲੀਜੈ ਗੜ ਬੰਕਾ ਭਾਈ। ਬਈ ਕਿਉਂ ਲੀਜੈ ਗੜ ਬੰਕਾ ਭਾਈ, ਇਹ ਗੜ ਬੰਕਾ ਜਿਹੜਾ ਇਹ ਕਿਸ ਤਰ੍ਹਾਂ ਲਿਆ ਜਾਏਗਾ? ਕਹਿੰਦੇ ਦੋਵਰ ਕੋਟ ਅਰ ਤੇਵਰ ਖਾਈ, ਪਾਂਚ ਪਚੀਸ ਮੋਹ ਮਦ ਮਤਸਰ ਆਡੀ ਪਰਵਲ ਮਾਇਆ। ਪੰਜ ਹੀ ਨਹੀਂ ਹਨ, ਇੱਕ ਇੱਕ ਦੇ ਅਧੀਨ 25-25 ਯੋਧੇ ਹਨ। ਜਿਹੜਾ ਪੜ੍ਹੋ ਦਸਮ ਗ੍ਰੰਥ, ਜਿਹਨੂੰ ਦੁਨੀਆ ਪੜ੍ਹਨੋਂ ਆ ਗਈ, ਹਟ ਗਈ ਹੈ, ਪਾਰਸਨਾਥ ਦੇ ਪਾਰਸ ਭਾਗ ਦੇ ਵਿੱਚ ਗੁਰੂ ਗੋਬਿੰਦ ਸਿੰਘ ਲਿਖਦੇ ਹਨ, ਉੱਥੇ ਫੌਜਾਂ ਲਿਖਦੇ, ਮੋਹਕਮ ਫੌਜ ਠੱਲੀ ਰਹੇ, ਪਾਂਚ ਪਚੀਸ ਮੋਹ ਮਦ ਮਤਸਰ ਆਡੀ ਪਰਬਲ ਮਾਇਆ। ਤੇ ਜਨ ਗਰੀਬ ਕੋ ਜੋਰ ਨਾ ਪਹੁੰਚੇ, ਕਹਾਂ ਕਰੂੰ ਰਗ ਰਾਇਆ, ਕਾਮ ਕਵਾਰੀ ਦੁੱਖ ਸੁਖ ਦਰਬਾਨੀ, ਕਾਮ ਕਵਾਰੀ ਦੁੱਖ ਸੁਖ ਦਰਬਾਨੀ, ਲੋ ਜੀ ਪਾਪ ਪੁੰਨ ਦਰਵਾਜਾ, ਲੋ ਜੀ ਪਾਪ ਪੁੰਨ ਦਰਵਾਜਾ, ਬਈ ਕ੍ਰੋਧ ਪ੍ਰਧਾਨ ਮਹਾਬਡ ਦੁੰਦਰ, ਕ੍ਰੋਧ ਪ੍ਰਧਾਨ ਮਹਾਬਡ ਦੁੰਦਰ, ਤਹਿ ਮਨ ਮਾਵਾਸੀ ਰਾਜਾ, ਤਹਿ ਮਨ ਮਾਵਾਸੀ ਰਾਜਾ, ਕਿਉਂ ਲੀ ਜੈ ਗੜ ਬੰਕਾ ਭਾਈ, ਕਿਉਂ ਲੀ ਜੈ ਗੜ ਬੰਕਾ। ਸ਼ਾਬਾਸ਼। ਮਗਰ ਨਹੀਂ ਬੋਲਣ ਵਾਲਾ ਕੋਈ, ਇਸ ਕਰਕੇ ਮੈਂ ਅਰਦਾਂ ਕਰਦਾ ਹਾਂ। ਕਹਿੰਦੇ ਹਨ ਪਾਂਚ ਪਚੀਸ ਮੋਹ ਮਦ ਮਤਸਰ ਆਡੀ ਪਰਬਲ ਮਾਇਆ, ਜਨ ਗਰੀਬ ਕੋ ਜ਼ੋਰ ਨਾ ਪਹੁੰਚੇ ਕਹਾਂ ਕਰੋਂ ਰਗੜਾਇਆ। ਫਿਰ ਕਹਿੰਦੇ ਕਾਮ ਕੇ ਵਾਰੀ ਦੁੱਖ ਸੁੱਖ ਦਰਵਾਜ਼ਾ ਦਰਵਾਨੀ, ਕਾਮ ਦੇ ਤੇ ਕਵਾੜ ਲੱਗੇ ਹੋ ਹਨ ਅਤੇ ਦੁੱਖ ਸੁੱਖ ਦਰਵਾਨੀ ਅਤੇ ਪਾਪ ਪੁੰਨ ਦਰਵਾਜ਼ਾ, ਪਾਪ ਪੁੰਨ ਦੀ ਨਾਂ ਕੀ ਚੁਗਾਠ ਲੱਗੀ ਹੋਈ ਹੈ। ਅਤੇ ਕਹਿੰਦੇ ਕ੍ਰੋਧ ਪ੍ਰਧਾਨ ਮਹਾਂ ਬੜ ਦੁੰਦਰ, ਉੱਥੇ ਪ੍ਰਧਾਨਗੀ ਕ੍ਰੋਧ ਦੀ ਹੈ, ਜਿਹਦੇ ਵਾਸਤੇ ਸਤਿਗੁਰੂ ਜੀ ਲਿਖਦੇ ਹਨ ਹੇ ਕਲ ਮੂਲ ਕ੍ਰੋਧੰਗ ਕਦੰਚ ਕਰਨਾ ਨਾ ਉਪਰਜਤੇ ਬਿਖਿਅੰਤ ਜੀਵਨ ਵਸਿੰਗ ਕ੍ਰੋਧ ਨਿਰਤਿੰਗ ਕ੍ਰੋਧ ਜਥਾ ਮਰਕਟ ਹੈ। ਉਹਦੀ ਪ੍ਰਧਾਨਗੀ ਜਦੋਂ ਬੰਦੇ ਨੂੰ ਕ੍ਰੋਧ ਆਉਂਦਾ ਨਾ, ਕਿਸੇ ਨਾਲ ਲੜਦਾ ਹੁੰਦਾ, ਨਿਰਤਿੰਗ ਕ੍ਰੋਧ ਜਥਾ ਮਰਕਟੇ, ਉੱਥੇ ਖੜਾ ਹੋ ਕੇ ਗਾਲ ਕੱਢੂਗਾ ਫਿਰ ਉੱਥੇ ਚਲਾ ਜਾਏਗਾ। ਨਿਰਤਿੰਗ ਕ੍ਰੋਧ ਜਥਾ ਮਰਕਟ ਹੈ, ਜਿਸ ਤਰ੍ਹਾਂ ਬਾਂਦਰ ਨੱਚਦਾ ਫਿਰਦਾ, ਇਸ ਤਰ੍ਹਾਂ ਕ੍ਰੋਧ ਇਸ ਦੀ ਬਿਰਤੀ ਬਦਲ ਦਿੰਦਾ। ਉੱਥੇ ਕ੍ਰੋਧ ਦਾ ਕਹਿੰਦੇ ਪ੍ਰਧਾਨਗੀ, ਕ੍ਰੋਧ ਪ੍ਰਧਾਨ ਮਹਾਂ ਬੜ ਦੁੰਦਰ ਤੇ ਮਨ ਮਾਵਾਸੀ ਰਾਜਾ। ਕਹਿੰਦੇ ਫਿਰ ਤਾਂ ਜੇ ਅਸੀਂ ਹੁਣ ਸ਼ਕਣ ਛਕਾਉਣ ਦਾ ਜਿਹੜਾ ਕਲਯੁੱਗ ਨੇ ਕਿਹਾ ਸੀ, ਮੈਂ ਜਵਾਨ ਦੇ ਰਸ 'ਚ ਔਰ ਵਿਸ਼ੇ ਵਿਕਾਰ ਦੇ ਰਸ 'ਚ ਸਾਰੀ ਦੁਨੀਆ ਨੂੰ ਨਗਾ ਦਿਆਂਗਾ। ਕਹਿੰਦੇ ਸਵਾਦ ਸੰਨਾ, ਜੇ ਸਵਾਦ ਦੇਖਣੇ ਇਹ ਤਾਂ ਸੰਨਾ ਪਹਿਨੀ ਹੈ, ਸਵਾਦ ਸੰਨਾ ਟੋਪ ਮਮਤਾ ਕੋ, ਸਿਰ 'ਤੇ ਟੋਪ ਜਿਹੜਾ ਲਿਆ ਉਹ ਯੋਧੇ ਜਿਹੜੇ ਲੋਹੇ ਦਾ ਟੋਪ ਪਾਉਂਦੇ ਮਮਤਾ ਦਾ ਹੈ। ਸਵਾਦ ਸੰਨਾ ਟੋਪ ਮਮਤਾ ਕੋ ਤਾਂ ਕਬੁੱਧ ਕਮਾਨ ਚੜ੍ਹਾਈ, ਬੁਰੀ ਬੁੱਧ ਜਿਹੜੀ ਆ ਉਹਦੀ ਕਮਾਨ ਚੜ੍ਹਾ ਦਿੱਤੀ। ਕਹਿੰਦੇ ਅਤੇ ਤ੍ਰਿਸ਼ਨਾ ਤੀਰ ਰਹੇ ਘੱਟ ਵੀ ਤਰੇ ਉਂਗਾ ਡੀ ਲੀਓ ਨਾ ਜਾਈ, ਤ੍ਰਿਸ਼ਨਾ ਰੂਪੀ ਤੀਰ ਜੇ ਉਸ ਕਮਾਨ 'ਚ ਰਹੇਗਾ ਤਾਂ ਫਿਰ ਇਸ ਤਰ੍ਹਾਂ ਉਹ ਜਿਹੜਾ ਉਹ ਗੜ ਉਹ ਕਿਲ੍ਹਾ ਨਹੀਂ ਫਤਿਹ ਹੋਏਗਾ। ਤਾਂ ਫਿਰ ਕਹਿੰਦੇ ਹਨ ਦੱਸੋ ਜੀ ਕੋਈ ਤਰੀਕਾ। ਕਹਿੰਦੇ ਮੇਰੇ ਸਤਿਗੁਰੂ ਨੇ ਮੈਨੂੰ ਦੱਸਿਆ, ਕਹਿੰਦੇ ਪ੍ਰੇਮ ਪਲੀਤਾ ਸੁਰਤ ਹਵਾਈ ਅਤੇ ਗੋਲਾ ਗਿਆਨ ਚਲਾਇਆ, ਬ੍ਰਹਮ ਅਗਨ ਸਹਿਜੇ ਪਰ ਜਾਲੀ ਅਤੇ ਏਕ ਹੈ ਚੋਟ ਸਜਾਇਆ। ਸਤ ਸੰਤੋਖ ਲੈ ਲੜਨੇ ਲਾਗਾ ਤਾਂ ਤੋੜੇ ਦੋਏ ਦਰਵਾਜ਼ਾ, ਅਤੇ ਸਾਧ ਸੰਗਤ ਆ ਗੁਰ ਕੀ ਕਿਰਪਾ ਅਤੇ ਪਕੜਿਓ ਗੜ ਕੋ ਰਾਜਾ। ਉਹ ਗੜ ਦਾ ਰਾਜਾ ਜਿਹੜਾ ਪਕੜ ਲਿਆ ਸਾਧ ਸੰਗਤ ਦੀ ਔਰ ਗੁਰੂ ਦੀ ਕਿਰਪਾ। ਫਿਰ ਕਹਿੰਦੇ ਕਿਸ ਤਰ੍ਹਾਂ ਇਹ ਗੱਲ ਹੋਈ, ਕਹਿੰਦੇ ਭਗਵਤ ਭੀੜ, ਭਗਤਾਂ ਦੀ ਭੀੜ ਪਈ ਰਹਿੰਦੀ ਹੈ, ਕਥਾ ਵਾਰਤਾ ਹੁੰਦੀ ਰਹਿੰਦੀ ਹੈ, ਜਿਹੜਾ ਮੈਂ ਉਹਦਣ ਅਰਜ ਕੇ ਕੀਤੀ ਸੀ ਸ਼ਾਇਦ ਪਿੱਛੇ ਉੱਥੇ ਦੀਵਾਨ। ਕਹਿੰਦੇ ਸਨਾਨੰਗ ਸੰਧਿਆ ਹੋਮ ਜਪੋ ਸਵਾਧਿਆਇਓ ਦੇਵਤਾਰ ਚਨੰਗ ਭੋਜਨੰਗ ਅਥਿਤੰਗ ਚੈਬ ਗ੍ਰਹੀਨੰਗ ਨਿਰਪ ਦਰ ਦੰਡਵਤ। ਇਹ ਸਤ ਕਰਮ ਗ੍ਰਿਸਤੀ ਦੇ ਲਿਖੇ ਹਨ। ਇਸਨਾਨੰਗ ਇਸ਼ਨਾਨ ਕਰਨਾ, ਸੰਧਿਆ ਜਿਹੜਾ ਜਪਜੀ ਸਾਹਿਬ ਪੰਜਾਂ ਬਾਣੀਆਂ ਦਾ ਪਾਠ ਕਰਦੇ ਹੋ ਸ਼ਾਮ ਨੂੰ ਰਹਿ ਰਾਸ ਦਾ ਕਰ, ਸਨਾਨੰਗ ਸੰਧਿਆ ਹੋਮ ਜਿਹੜਾ ਤੁਸੀਂ ਹਵਨ ਕਰਦੇ ਹੋ, ਜਪੋ ਜਿਹੜਾ ਹੁਣੇ ਜਪ ਕਰਕੇ ਹਟਿਓ, ਸਵਾਧਿਆਇਓ ਜਿਹੜਾ ਕਥਾ ਕਰਦੇ ਹੋ, ਅਤੇ ਦੇਵਤਾਰ ਚਨੰਗ ਜਿਹੜੇ ਪਾਠ ਕਰਦੇ ਹੋ, ਅਤੇ ਫਿਰ ਕਹਿੰਦੇ ਭੋਜਨੰਗ ਅਥਿਤੰਗ ਚੈਬ ਗ੍ਰਹੀਨੰਗ ਨਿਰਪ ਦੰਡਵਤ। ਅਤੇ ਜਿਹੜਾ ਸਤਿਗੁਰੂ ਰਾਮ ਸਿੰਘ ਨੇ ਕਿਹਾ ਵੀ ਤੁਹਾਡੇ ਦੁਆਰੇ ਤੋਂ ਕਸਾਈ ਵੀ ਭੁੱਖਾ ਨਾ ਜਾਵੇ, ਅਥਿਤੀ ਨੂੰ ਤੁਸੀਂ ਭੋਜਨ ਦੇਣਾ, ਇਹ ਸਤ ਕਰਮ ਤੁਹਾਡੇ ਨਿਰਪ ਦੰਡਵਤ ਹੈ। ਤੋ ਇਸ 'ਤੇ ਕਹਿੰਦੇ ਭਗਵਤ ਭੀੜ, ਭਗਤਾਂ ਦੀ ਭੀੜ ਲੱਗੀ ਰਹਿੰਦੀ, ਕਥਾ ਵਾਰਤਾ ਹੁੰਦੀ ਰਹਿੰਦੀ ਹੈ, ਅਤੇ ਸਖਤ ਸਿਮਰਨ ਕੀ ਹਰ ਵੇਲੇ ਮੈਂ ਭਜਨ ਕਰਦਾ ਰਹਿੰਦਾ। ਕਿੰਨਾ ਭਜਨ ਕੀਤਾ ਜਰਾ ਧਿਆਨ ਮਾਰੋ। ਕਹਿੰਦੇ ਜਬ ਲਗ ਧਾਗਾ ਵਾਹੋਂ ਵੇਹੀ ਤਬ ਲਗ ਵਿਸਰੇ ਰਾਮ ਸੁਨੇਹੀ। ਉਹ ਨਾਲ ਹੁੰਦੀ ਹੈ, ਅਸੀਂ ਨਿੱਕੇ ਹੁੰਦੇ ਜਲਾਇਆਂ ਦੇ ਮੁੰਡੇ ਸਾਡੇ ਨਾਲ ਪੜ੍ਹਦੇ ਹੁੰਦੇ ਸੀ, ਉਹ ਨਾਲ ਦੇ ਵਿੱਚ ਉਹ ਨਲਕੀ ਜੀ ਪਾ ਕੇ ਨਲੀ ਤਾਂ ਉਹਦਾ ਜਿਹੜਾ ਧਾਗਾ ਉਹ ਸਾਹ ਦੇ ਨਾਲ ਪਿੱਛੇ ਨੂੰ ਖਿੱਚਦੇ ਤਾਂ ਉਹ ਸੇਕ ਦੇ ਵਿੱਚ ਦੀ ਆ ਜਾਂਦਾ, ਉਹ ਬਾਹਰ ਕੱਢਣਾ ਹੁੰਦਾ ਸਾਈਡ ਤੋਂ। ਅਤੇ ਉਹ ਕਬੀਰ ਨਾਂ ਕੀ ਕਹਿੰਦਾ, ਜੇ ਮੈਂ ਉਹ ਸਾਹ ਨਾਲ ਧਾਗਾ ਖਿੱਚਿਆ ਤਾਂ ਮੇਰਾ ਤਾਂ ਸਵਾਸ ਖਾਲੀ ਚੱਲ ਜਾਣਾ, ਕਿੰਨਾ ਸਰਫ ਹੈ। ਕਹਿੰਦਾ ਜਬ ਲਗ ਧਾਗਾ ਬਾਹੋਂ ਵੇਹੀ ਤਬ ਲਗ ਵਿਸਰੇ ਰਾਮ ਸੁਨੇਹੀ, ਹੋਛੀ ਮੇਰੀ ਮੱਤ ਕਹਿੰਦੇ ਜਾਤ ਜੁਲਾਹਾ ਅਤੇ ਹਰਕਾ ਨਾਮ ਲਿਓ ਮੈਂ ਲਾਹਾ। ਅਤੇ ਮਾਂ ਕੱਢਦੀ ਗਾਲਾਂ, ਮਾਂ ਕਹਿੰਦੀ ਹੈ, ਕਹਿੰਦੀ ਆ ਉਹ ਦਰਾਣੀਆਂ ਜਠਾਣੀਆਂ ਨੂੰ ਦੱਸਦੀ ਹੈ ਆਪਣੀ ਮਨ ਦੀ ਵਾਸਾ, ਕਹਿੰਦੀ ਹੈ ਨਿਤ ਉੱਠ ਕੋਰੀ ਗਾਗਰਿਆਂ ਨੇ ਲੀਪਤ ਜੀਓ ਗਏ, ਇਹ ਸੋਧ ਰੱਖੀ ਫਿਰਦਾ। ਕਹਿੰਦੇ ਕੋਰੀ ਜਲਾਹੇ ਨੂੰ ਕਹਿੰਦੇ ਹਨ, ਰੋਜ਼ ਹੀ ਇਹ ਲਿਆਉਂਦਾ ਗਾਗਰ ਪਾਣੀ ਦੀ ਸੁੱਚੀ ਮਾਂਝ ਕੇ। ਨਿਤ ਉੱਠ ਕੋਰੀ ਗਾਗਰਿਆਂ ਨੇ ਤਾਂ ਲੀਪਤ ਜੀਓ ਗਏ, ਮੇਰਾ ਤਾਂ ਲਿਪ ਜੀ ਦਾ ਮੇਰਾ ਛੜ ਗਿਆ ਜੀਰਾ ਹੀ ਚੌਂਤੜਾ ਲਿਪਦੀ ਦਾ। ਤਾਂ ਫਿਰ ਅਤੇ ਜਬ ਤੇ ਜਬ ਕੀ ਮਾਲਾ ਲਈ ਨਪੂਤੇ, ਇਸ ਨਪੁੱਤਰ ਨੇ ਜਦ ਤੋਂ ਮਾਲਾ ਲਈ ਤਬ ਤੇ ਸੁੱਖ ਨਾ ਪਇਓ, ਅਤੇ ਸੁਣੋ ਜਿਠਾਨੀ ਅਚਰਜੇਕ ਪਇਓ। ਕਿਹੜਾ ਕੌਣ ਰਾਮ ਕਹੋ ਜੀ ਹੋ ਮਾਰੀ ਕੁਲ ਕੌਣ ਰਾਮ ਕਹੋ ਹੋ ਮਾਰੀ ਕੁਲ ਕੌਣ ਰਾਮ ਕਹੋ ਰਾਮ ਕਹੋ ਕੌਣ ਰਾਮ ਕਹੋ ਰਾਮ ਕਹੋ ਕੌਣ ਰਾਮ ਕਹੋ ਜੀ ਹੋ ਮਾਰੀ ਕੁਲ ਕੌਣ ਰਾਮ ਕਹੋ ਹੋ ਮਾਰੀ ਕੁਲ ਕੌਣ ਰਾਮ ਕਹੋ ਤੇ ਕਹਿੰਦੀ ਸੁਣੋ ਦਰਾਨੀ ਤੇ ਸੁਣੋ ਜਠਾਨੀ ਅਚਰਜੇਕ ਪੈਓ ਤੇ ਸਾਤ ਸੂ ਤਿੰਨ ਮੁੰਡੀਏ ਖੋਏ ਇਹ ਮੁੰਡੀਆ ਕਿਉਂ ਨਾ ਮੋਇਓ ਇਹਨੇ ਸੱਤ ਸੂਤ ਨਲੀਆਂ ਸੱਤ ਹੀ ਬਗਾਈਆਂ ਹਨ ਤੇ ਮੁੰਡਾ ਕਾਹਤੋਂ ਨਹੀਂ ਮਰ ਗਿਆ ਅਥਵਾ ਸਾਤ ਸੂ ਤਿੰਨ ਮੁੰਡੀਏ ਖੋਏ ਉਹ ਸੇਪ ਕੀਤੀ ਹੁੰਦੀ ਸੀ ਜਲਾਹਿਆਂ ਦੀ ਹੁਣ ਜਿਹੜੀ ਸੇਪ ਕੀਤੀ ਸੀ ਉਹਨਾਂ ਦੀਆਂ ਤਾਣੀਆਂ ਬੋਣੀ ਹੋਈਆਂ ਉਹਨਾਂ ਨੇ ਦੂਸਰਿਆਂ ਨੂੰ ਜਾ ਕੇ ਦੇ ਤੀਆਂ ਬੋਣੀਆਂ ਤੇ ਇਹ ਕਹਿੰਦਾ ਹੈ ਤੇ ਕਰਕੇ ਦੇਵ ਪਿਤਰ ਕੀ ਛੋਡੀ ਕਰਕੇ ਦੇਵ ਪਿਤਰ ਕੀ ਛੋਡੀ ਕਰਕੇ ਦੇਵ ਪਿਤਰ ਕੀ ਛੋਡੀ ਮੈਂ ਵਾਰੀ ਪਿਆਰੇ ਗੁਰ ਕੋ ਸ਼ਬਦ ਲਹੋ ਮੈਂ ਵਾਰੀ ਪਿਆਰੀ ਗੁਰ ਕੋ ਸ਼ਬਦ ਲਹੋ ਜੀ ਹੋ ਮਾਰੀ ਸਿੱਧਾ ਕੌਣ ਰਾਮ ਕਹੋ ਹੋ ਮਾਰੀ ਕੁਲ ਕੌਣ ਰਾਮ ਕਹੋ ਹੋ ਮਾਰੀ ਕੁਲ ਕੌਣ ਰਾਮ ਕਹੋ ਹੋ ਮਾਰੀ ਕੁਲ ਕੌਣ ਰਾਮ ਕਹੋ ਜੀ ਹੋ ਮਾਰੀ ਕੁਲ ਕੌਣ ਰਾਮ ਕਹੋ ਹੋ ਮਾਰੀ ਕੁਲ ਕੌਣ